கதையை சொன்னாதேகா ஜரூர் பதிலாதேயே சொன்னாதேகா ஜரூர் பதிலாதேயே சொன்னாதேகா ஜரூர் ஆவேகா ஜரூர் ஆவேகா ஜரூர் ஆவேகா ஜரூர் ஆவேகா ஜரூர் ਕਰੋ ਬੰਦਗੀ ਆਵੇਗਾ ਜ਼ਰੂਰ ਤੁਸੀਂ ਕਰੋ ਬੰਦਗੀ ਦੁਨੀਆ ਤੇ ਯਿਸੂ ਮੇਰਾ ਆਵੇਗਾ ਜ਼ਰੂਰ ਤੁਸੀਂ ਕਰੋ ਬੰਦਗੀ ਆਵੇਗਾ ਜ਼ਰੂਰ ਤੁਸੀਂ ਕਰੋ ਬੰਦਗੀ ਦੁਨੀਆ ਤੇ ਯਿਸੂ ਮੇਰਾ ਆਵੇਗਾ ਜ਼ਰੂਰ ਦੁਨੀਆ ਤੇ ਯਿਸੂ ਮੇਰਾ ਆਵੇਗਾ ਜ਼ਰੂਰ।